ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਚੌਥਾ ਸੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਈ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੋ ਮੈਂ ਰੋਗ ਗਿਆ ਭਉ ਭਾਗਾ ਸਹਿਜੀ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤੱਤ ਕਰ ਭੋਗੋ ਅਣ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਪਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹੋ ਮੈਂ ਪੀਰ ਗਈ ਸੁਖ ਪਾਇਆ ਆਰੋਗਤ ਭਈ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੋੜੀ ਦੂਰ ਮਹਿਲ ਨਾ ਪਾਈ ਬਲ ਗਈ ਬਲਰਾਮ ਜੀ ਅੰਤਰ ਮਮਤਾ ਕੂਰਾ ਕੂੜ ਬਿਹਾਜੀ ਕੂੜ ਲਈ ਬਲਰਾਮ ਜੀ ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉਜੜ ਪੰਥ ਭਰਮੈ ਗਵਾਰੀ ਖੈਨਾ ਖੈਨਾ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ जन्म जन्म के बिछड़े जन मेले, नानक सहज सुभाए, आया लगन गणाए, हृदय धन उमाहिया बलराम जिया, पंडित पादे आन पति वह बाचाइया बलराम जिया, पति वाचाई मन वजे वादाई, जब साजन सुने घर आए, गुणी ज्ञानी बह मता पकाया, फेरे ताता देवाए, वर पाया पुरुख अगम अगोचारा, सद नवतन बाल सखाई, नानक कृपा करके मिले, बिछड़ा कदे न जाए, वर पाया पुरख अगम अगोचारा, सद नवतन बाल सखाई, नानक कृपा करके मिले, बिछड़ा कदे न जाए, वाहिगुरु जी का खालसा वाहिगुरु जी की फतेह। और राग सूही महला चौथा, संत घर पहला, एक ओंकार सतगुर प्रसाद, सतगुर पुरख मिलाई अवगण विकणा गुण रवा बलराम जियो, हर हर नाम त्याई गुरवाणी नित नित चवा बलराम जियो।